ज्यों पानी हर गुण कहे न गावही मूर्ख ज्ञाना झूठे लालच लग के नह मरन पछाना अजहू कछ बिगरियो नहीं जो प्रभु गुण गावे अजहू कछ बिगरियो नहीं जो प्रभु गुण गावे कहो नानक ते भजन ते कहो नानक ते भजन ते निर्भय पद पवे आओ कुछ समय रल के गुरबाणी गायन करिए संगत लेट आ रही है थोड़ी जी दो बज गए है जल्दी आउण दा सुभाव बनाइए ਜਿਹੜੇ ਬਾਹਰ ਆਵਾਜ਼ ਸੁਣਦੇ ਆ ਲੰਗਰ ਵਗੈਰਾ ਜੇ ਬੰਦ ਕਰ ਦਿਓ ਬਾਅਦ ਸ਼ੁਰੂ ਕਰ ਲਾਂਗੇ ਮੈਂ ਰਸਤੇ ਵਿੱਚ ਆਉਂਦਾ ਸੀ ਵੇਖਦਾ ਸੀ ਟਰਾਲੀਆਂ ਤੇ ਸੰਗਤ ਲੇਟ ਆ ਰਹੀ ਹੈ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ ਰਲ ਕੇ ਪੜੋ ਬਈ ਆਪਣੇ ਮਨ ਨੂੰ ਕਹਿਣਾ ਕਬੀਰ ਸਾਹਿਬ ਆਪਣੀ ਗੱਲ ਕਰਦੇ ਕਬੀਰ ਮਤਲਬ ਮੇਰਿਆ ਮਨਾ ਕਬੀਰ ਸੁਰਤਾ ਕਿਆ ਕਰਵੇ ਕਬੀਰ ਸੁਰਤਾ ਕਿਆ ਕਰਵੇ ਕਬੀਰ ਸੁਰਤਾ ਕਿਆ ਕਰਵੇ ਕਬੀਰ ਸੁਰਤਾ ਕਿਆ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਕਬੀਰ ਸੁਤਾ ਕਿਆ ਕਰ ਹੈ ਕਬੀਰ ਸੁਤਾ ਕਿਆ ਕਰ ਹੈ ਕਬੀਰ ਸੁਤਾ ਇੱਕ ਦਿਨ ਸੋਵਨ ਹੋਏ ਗੋ ਇੱਕ ਦਿਨ ਸੋਵਨ ਹੋਏ ਗੋ ਇੱਕ ਦਿਨ ਸੋਵਨ ਲੰਬੇ ਗੋਦ ਪਸਾਰ ਲੰਬੇ ਗੋਦ ਪਸਾਰ ਲੰਬੇ ਗੋਦ ਪਸਾਰ ਲੰਬੇ ਗੋਦ ਪਸਾਰ ਲੰਬੇ ਗੋਦ ਪਸਾਰ ਲਾਂਬੇ ਗੋਡ ਪਸਾਰ ਵੀਰ ਸੋਤਾ ਕਿਆ ਕਰ ਮੈਂ ਕਬੀਰ ਸੋਤਾ ਕਿਆ ਕਰ ਮੈਂ ਉੱਠ ਕੇ ਨਾ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਉੱਠ ਕੇ ਨਾ ਜਪ ਹੈ ਮੁਰਾਰ ਕਬੀਰ ਸੋਤਾ ਕਿਆ ਕਰ ਹੈ ਕਬੀਰ ਸੋਤਾ ਕਿਆ ਕਰ ਹੈ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਜਾਗ ਰੇ ਮਨ ਜਾਗਣ ਹਾਰੇ ਜਾਗ ਰੇ ਮਨ ਜਾਗਣ ਹਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਾਗਣ ਹਾਰੇ नोहारे अबरुना आवस कामा उठा मोह Bye. अमृत धारा मन पीवे सुन शब्द विचारा चिम चिम बरसे अमृत धारा मन पीवे सुन शब्द विचारा चिम चिम बरसे अमृत धारा मन पीवे सुन शब्द विचारा टिम टिम बरसे अमृत धारा मन पीवे सुन शब्द विचारा टिम टिम बरसे अमृत धारा सुन शब्द विचारा सब किस कर में बाहर नहीं बाहर तो सो कर्म बोला सब किस कर बाहर बाहर जो जो परम कोला पढ़ो सब किस घर में है बाहर सब किस घर में बाहर बाहर तो सो

ਤੇ ਪਰਮਾਤਮਾ ਦੇ ਨਿਯਮ ਕੋਈ ਨਹੀਂ ਤੋੜ ਸਕਦਾ ਜੰਮਿਆ ਨਹੀਂ ਕੋਈ ਰੱਬ ਦੇ ਨਿਯਮ ਤੋੜਨ ਵਾਲਾ ਬ੍ਰਹਮ ਗਿਆਨੀ ਕੋਈ ਵੱਡੇ ਤੋਂ ਵੱਡਾ ਤੁਰਿਆ ਫਿਰੇ ਇੱਥੇ ਸਾਡੇ ਵਾਸਤੇ ਸਤਿਗੁਰੂ ਦੀ ਬਾਣੀ ਸਤਿਗੁਰੂ ਦਾ ਸੱਚਾ ਗਿਆਨ ਤੇ ਕਾਦਰ ਦੀ ਕੁਦਰਤ ਨਾਲ ਰਿਲੇਟਡ ਜਿਹੜੇ ਬਚਨ ਨੇ ਉਹ ਵੱਡੀ ਗੱਲ ਹੈ ਉਹਨਾਂ ਨੂੰ ਅਸੀਂ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਹੈ ਆਓ ਗੱਜ ਕੇ ਹੁਣ ਪੜੋ ਸਤੋਤਰ ਪੜ੍ਹਦੇ ਹਾਂ ਅੱਜ ਫਿਰ ਹੁਕਮਨਾਮੇ ਸੁਣੋ ਫਿਰ ਗੁਰੂ ਜੀ ਜਾਣਗੇ ਫਿਰ ਆਪਾਂ ਚੱਲ ਗੁਰੂ ਜੀ ਜਾਣਗੇ ਫਿਰ ਚੱਲਿਓ ਪਹਿਲਾਂ ਨਾ ਜਾਇਓ 5 ਮਿੰਟ ਲੱਗਣੇ ਨੇ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਬਾਬਾ ਤਨ ਹੈ ਗੁਰੂ ਰਾਮਦਾਸ ਸਾਹਿਬ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਦੇਵ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਤਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਤਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ ਤਨ ਹੈ ਗੁਰੂ ਸ਼੍ਰੀ ਹਰਕ੍ਰਿਸ਼ਨ ਸਾਹਿਬ ਸ਼੍ਰੀ ਹਰ ਰਾਏ ਸਾਹਿਬ ਤਨ ਹੈ ਗੁਰੂ ਸ਼੍ਰੀ ਹਰਕ੍ਰਿਸ਼ਨ ਸਾਹਿਬ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਪੁੱਤਰਾਂ ਦੇ ਧਨੀ ਪੁੱਤਰਾਂ ਦੇ ਧਨੀ ਤਨ ਹੈ ਮੇਰੇ ਬਾਜਾ ਵਾਲੇ ਪੁੱਤਰਾਂ ਦੇ ਧਨੀ ਤਨ ਹੈ ਸੰਤ ਸਿਪਾਹੀ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੰਤ ਸਿਪਾਹੀ ਤਨ ਹੈ ਵਾਜਾਂ ਵਾਲੇ ਤਨ ਹੈ ਗਿਆਨ ਦੇ ਸਾਗਰ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਸਾਗਰ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤੇਰਾ ਪੰਥ ਖਾਲਸਾ ਤਨ ਹੈ ਤਨ ਹੈ ਤਨ ਹੈ